mere rabba main ki kara I just don't know tere baajo main jeeva ya main mara aadhi zindagi meri lang gayi mere rabba main ki kara I just don't know tere baajo main jeeva ya main mara kal parson di maine ਪਰਸੋਂ ਦੀ ਮੈਨੂੰ ਵਾ ਵਾ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕਾਲ ਆਉਂਦੀ ਹੈ ਮੈਨੂੰ ਲੱਗਦਾ ਹੈ ਮੇਰੀ ਸਹੇਲੀ ਮੈਨੂੰ ਫੋਨ ਮਲਾਉਂਦੀ ਹੈ ਇੰਜ ਲੱਗਿਆ ਸੀ ਬੇਵਫਾ ਚੰਦਰੀ ਅੱਜ ਵੀ ਚਾਹੁੰਦੀ ਹੈ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕਾਲ ਕੱਢਣਾ ਤੇ ਭੁੱਲਣਾ ਮੈਨੂੰ ਔਖਾ ਲੱਗਦਾ ਹੈ ਔਖੇ ਤੋਂ ਵੀ ਔਖਾ ਮੈਨੂੰ ਮਰਨਾ ਸੌਖਾ ਲੱਗਦਾ ਹੈ ਤੈਨੂੰ ਦਿਲ ਵਿੱਚੋਂ ਕੱਢਣਾ ਤੇ ਭੁੱਲਣਾ ਮੈਨੂੰ ਔਖਾ ਲੱਗਦਾ ਹੈ ਔਖੇ ਤੋਂ ਵੀ ਔਖਾ ਮੈਨੂੰ ਮਰਨਾ ਸੌਖਾ ਲੱਗਦਾ ਹੈ ਤੇਰੇ ਬਾਜੂ ਦਿਲ ਲੱਗਦਾ ਗੱਲ ਸੁਣ ਮੇਰੀ ਬੇਬੀ ਗਰਲ ਆਏ ਤਾਂ ਆ ਜਾ ਵਾਪਸ ਹੁਣ ਤੂੰ ਐਡੀ ਦੇਰ ਨਾ ਕਰ I'm waiting for you ਬੇਵਫਾ ਚੰਦਰੀ ਅੱਜ ਵੀ ਚਾਹੁੰਦੀ ਹੈ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕਾਲ ਆਉਂਦੀ ਹੈ ਤੂੰ ਥੀ ਤੋ ਫੂਲੋਂ ਮੈਂ ਖੁਸ਼ਬੂ ਥੀ ਹੈ ਜ਼ਿੰਦਗੀ ਥੀ ਰਾਤੋਂ ਮੈਂ ਚਾਂਦਨੀ ਥੀ ਸੂਰੋਂ ਮੈਂ ਸਜਤੀ ਹੋਈ ਖੁੱਲ ਕੇ ਬਹਿਤੀ ਹੋਈ ਐਸੀ ਸੁੰਦਰ ਰਾਗੀਨੀ ਥੀ ਤੂੰ ਥੀ ਤੋ ਫੂਲੋਂ ਮੈਂ ਖੁਸ਼ਬੂ ਥੀ ਹੈ ਜ਼ਿੰਦਗੀ ਥੀ ਰਾਤੋਂ ਮੈਂ ਚਾਂਦਨੀ ਥੀ ਸੂਰੋਂ ਮੈਂ ਸਜਤੀ ਹੋਈ ਖੁੱਲ ਕੇ ਬਹਿਤੀ ਹੋਈ ਐਸੀ ਸੁੰਦਰ ਰਾਗੀਨੀ ਕੈਸੀ ਹੈ ਸਜ਼ਾ ਤੇਰੀ ਹਰ ਇੱਕ ਕਦਮ ਮੁਝਕੋ ਰਾਤੋਂ ਮੈਂ ਵੀ ਜਗਾਨੇ ਲਗੀ ਡੂਬਾ ਸਾ ਰਹਿਤਾ ਹੂੰ ਖੋਇਆ ਸਾ ਰਹਿਤਾ ਹੂੰ ਜਬ ਸੇ ਤੂੰ ਖਾਬੋਂ ਮੈਂ ਆਨੇ ਲਗੀ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕਾਲ ਆਉਂਦੀ ਹੈ ਮੈਨੂੰ ਲੱਗਦਾ ਹੈ ਮੇਰੀ ਸਹੇਲੀ ਮੈਨੂੰ ਫੋਨ ਮਲਾਉਂਦੀ ਹੈ ਲੱਗਿਆ ਸੀ ਬੇਵਫਾ ਚੰਦਰੀ ਅੱਜ ਵੀ ਚਾਹੁੰਦੀ ਹੈ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕਾਲ